ਤਹਦੀਸ਼ਾਨ ਵਾਲਿਆ ਹਰਸ਼ਾਂ ਤੇ ਜਾਣ ਵਾਲਿਆ ਤਹਦੀਸ਼ਾਨ ਵਾਲਿਆ ਹਰਸ਼ਾਂ ਤੇ ਜਾਣ ਵਾਲਿਆ ਤਹਦੀਸ਼ਾਨ ਵਾਲਿਆ ਹਰਸ਼ਾਂ ਤੇ ਜਾਣ ਵਾਲਿਆ ਕਹਿਣਾ ਸੋਨਾ ਨਾਮ ਤੇਰਾ ਕਹਿਣਾ ਸੋਨਾ ਨਾਮ ਤੇਰਾ ਉੱਚਾਏ ਮਕਾਮ ਤੇਰਾ ਉੱਚਾਏ ਮਕਾਮ ਤੇਰਾ ਸੱਚਾਏ ਕਲਾਮ ਤੇਰਾ ਸੱਚਾਏ ਕਲਾਮ ਤੇਰਾ ਆਏ ਤਾਂ ਸੁਣਾਣ ਵਾਲਿਆ ਤਹਦੀਸ਼ਾਨ ਵਾਲਿਆ ਤਹਦੀਸ਼ਾਨ ਵਾਲਿਆ ਅਰਸ਼ਾਂ ਤੇ ਜਾਣ ਵਾਲਿਆ ਬੋਲੋ ਬੋਲੋ ਤਹਦੀਸ਼ਾਨ ਵਾਲਿਆ ਅਰਸ਼ਾਂ ਤੇ ਜਾਣ ਵਾਲਿਆ ਤਜ਼ਕਿਰੇ ਮਕਾਮ ਤੇਰੇ ਤਜ਼ਕਿਰੇ ਮਕਾਮ ਤੇਰੇ ਹੁੰਦੇ ਸੁਬਾ ਸ਼ਾਮ ਤੇਰੇ ਹੁੰਦੇ ਸੁਬਾ ਸ਼ਾਮ ਤੇਰੇ ਬਾਦਸ਼ਾਹ ਗੁਲਾਮ ਤੇਰੇ ਬਾਦਸ਼ਾਹ ਗੁਲਾਮ ਤੇਰੇ ਬੱਕਰੀਆਂ ਚਰਾਣ ਵਾਲਿਆ ਤਹਦੀਸ਼ਾਨ ਵਾਲਿਆ ਤਹਦੀਸ਼ਾਨ ਵਾਲਿਆ ਅਰਸ਼ਾਂ ਤੇ ਜਾਣ ਵਾਲਿਆ ਸਦਾ ਬੇਸਹਾਰੀਆਂ ਨੂੰ ਸਦਾ ਬੇਸਹਾਰੀਆਂ ਨੂੰ ਗਮਾਂ ਦੀਆਂ ਮਾਰੀਆਂ ਨੂੰ ਸਦਾ ਬੇਸਹਾਰੀਆਂ ਨੂੰ ਗਮਾਂ ਦੀਆਂ ਮਾਰੀਆਂ ਨੂੰ ਮਾਰੀਆਂ ਵਿਚਾਰੀਆਂ ਨੂੰ ਸੀਨੇ ਨਾਲ ਲਾਣ ਵਾਲਿਆ ਤਹਦੀਸ਼ਾਨ ਵਾਲਿਆ ਤਹਦੀਸ਼ਾਨ ਵਾਲਿਆ ਅਰਸ਼ਾਂ ਤੇ ਜਾਣ ਵਾਲਿਆ ਬੋਲੋ ਬੋਲੋ ਤਹਦੀਸ਼ਾਨ ਵਾਲਿਆ ਅਰਸ਼ਾਂ ਤੇ ਜਾਣ ਵਾਲਿਆ।